खड़े हो जाओ, लेकिन दोनों हाथ उठा के झंडे बना के हर बंदा बोले या नबी सदा बड़े बड़े मैं स्टेज वेखे पर एडा सोहना नहीं वेखिया। ਸਟੇਜ ਤੇ ਸੋਹਣਾ ਹੀ ਲੇਕਿਨ ਸਰਕਾਰ ਦਾ ਗੁੰਬਦ ਵੇਖ ਕੇ ਜਿਹਨੂੰ ਪਈ ਹੈ ਠੰਡ, ਜਿਹਨੂੰ ਪਈ ਹੈ ਉਹ ਕਵੇ ਸੁਭਾਨ ਅੱਲਾਹ, ਮਾਸ਼ਾ ਅੱਲਾਹ।